ਲੱਗੀ ਰਹਿੰਦੀ ਆ, ਛਣ ਛਣ ਕਰਦਾ ਵੇੜਾ ਉਹ ਜਦ ਉੱਠਦੀ ਬਹਿੰਦੀ ਆ, ਛਣ ਛਣ ਕਰਦਾ ਵੇੜਾ ਉਹ ਜਦ ਉੱਠਦੀ ਬਹਿੰਦੀ ਆ। ਕੀ ਫਾਇਦਾ ਹੁਣ ਪਾਣੀ ਵਿੱਚ ਮਧਾਣੀ ਪਾਇਆ ਦਾ, ਕਦ ਲੱਗਦਾ ਇਹ ਟਾਈਮ ਸੋਹਣੀਏ ਨਵੇਂ ਵਿਆਹਿਆ ਦਾ, ਕਦ ਲੱਗਦਾ ਇਹ ਟਾਈਮ ਸੋਹਣੀਏ ਨਵੇਂ ਵਿਆਹਿਆ ਦਾ। ਛੱਡ ਕੇ ਵਿਆਹ ਮੈਨੂੰ ਕਿਤੇ ਹੋਰ ਕਰਾਉਣਾ ਪਿਆ, ਜੇਤਾ ਆਉਂਦਾ ਰਹਿੰਦਾ ਤੇਰੇ ਨਾਲ ਵਕਤ ਲੰਘਾਇਆ ਦਾ, ਕਦ ਲੱਗਦਾ ਇਹ ਟਾਈਮ ਸੋਹਣੀਏ ਨਵੇਂ ਵਿਆਹਿਆ ਦਾ, ਕਦ ਲੱਗਦਾ ਇਹ ਟਾਈਮ ਸੋਹਣੀਏ ਨਵੇਂ ਵਿਆਹਿਆ ਦਾ। ਨਹੀਂ ਮੁੜਦਾ ਤੇਰਾ ਕਾਕੇ ਲਈ ਪਿਆਰ ਹਟਾਇਆ,